ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹੱਲਾ ਚੌਥਾ ਬਿਨ ਸਤਿਗੁਰ ਸੇਵੇ ਜੀਅ ਕੇ ਬੰਧਨਾ ਜੇਤੇ ਕਰਮ ਕਮਾਹੇ ਬਿਨ ਸਤਿਗੁਰ ਸੇਵੇ ਥਵਰ ਨਾ ਪਾਵਹੀ ਗੁਰ ਸੇਵੇ ਜੀਅ ਕੇ ਬੰਧਨਾ ਜੇਤੇ ਕਰਮ ਕਮਾਹੇ ਬਿਨ ਸਤਿਗੁਰ ਸੇਵੇ ਥਾਵਰ ਨਾ ਪਾਵਹੀ ਸਤਿਗੁਰ ਸੇਵੇ ਫਿੱਕਾ ਬੋਲਣਾ ਨਾਮ ਨਾ ਵਸੈ ਮਨ ਆਏ ਨਾਨਕ ਬਿਨ ਸਤਿਗੁਰ ਸੇਵੇ ਜਮ ਪੁਰ ਬੱਧ ਮਾਰੀਆ ਹੈ ਮੋਹ ਕਾਲ ਉਠ ਜਾਹੇ ਮਹੱਲਾ ਤੀਜਾ ਇੱਕ ਸਤਿਗੁਰ ਕੀ ਸੇਵਾ ਕਰੇ ਚਾਕਰੀ ਹਰ ਨਾਮੇ ਲੱਗੈ ਪਿਆਰ ਨਾਨਕ ਜਨਮ ਸਵਾਰ ਨੇ ਆਪਣਾ ਕਾ ਕਰਨ ਉਧਾਰ ਪੌੜੀ ਆਪੇ ਚਾਟ ਸਾਲ ਆਪ ਹੈ ਪਾਦਾਲ ਆਪੇ ਚਾਟੜੇ ਪੜਨ ਕਉ ਆਪੇ ਪਿਤਾ ਮਾਤਾ ਹੈ ਆਪੇ ਬਾਲਕ ਕਰੇ ਸਿਆਣੇ ਇਕ ਤਹ ਪੜ ਬੁਝ ਸਭ ਆਪੇ ਇਕ ਥ ਪੜ ਬੁਝ ਸਭ ਆਪੇ ਇਕ ਥ ਆਪੇ ਕਰੇ ਆਣੇ ਨਾ ਅੰਦਰ ਮਹਿਲ ਬੁਲਾਏ ਜਾ ਆਪ ਤੇਰੇ ਮਨ ਸੱਚੇ ਪਾਣੇ ਜੇ ਨਾਲ ਆਪੇ ਗੁਰਮੁਖ ਦੇ ਵੜਿਆਈ ਸੇ ਜਾਨ ਸੱਚੀ ਦਰਗਹ ਜਾਣੇ ਇਕ ਨਾ ਅੰਦਰ ਮਹਿਲ ਬੁਲਾਏ ਜਾ ਆਪ ਤੇਰੇ ਮਨ ਸੱਚੇ ਪਾਣੇ ਜਿਨਾ ਆਪੇ ਗੁਰਮੁਖ ਦੇ ਵੜਿਆਈ ਜਾਨ ਸੱਚੀ ਦਰਗਹ ਜਾਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਲੋਕ ਮਹੱਲਾ ਚੌਥਾ ਬਿਨ ਸਤਿਗੁਰ ਸੇਵੇ ਜੀ ਅਕੇ ਬੰਧਨਾ ਜਿਤੇ ਕਰਮ ਕਮਾਹੇ ਬਿਨ ਸਤਿਗੁਰ ਸੇਵੇ ਥਵਰ ਨਾ ਪਾਵਹੀ ਮਰ ਜੰਮਹਿ ਆਵਹਿ ਜਾਹੇ ਰਾਗ ਬਿਹਾਗੜਾ ਦੀਵਾਰ ਪੌੜੀ ਗਿਆਰਵੀਂ ਸਲੋਕਾਂ ਨਾਲ